ਜਲਾ ਕਹਿਨੀ ਐ ਜਦੀ ਉੱਠਦੀ ਐ ਜਦ ਬਹਿਨੀ ਐ ਤੇਰੇ ਸੁਪਨੇ ਸੁਪਨੇ ਹੀ ਰਹਿਣੇ ਨੀ ਅੱਖਾਂ ਖੁੱਲੀਆਂ ਸੁਪਨੇ ਲੈਣੀ ਐ ਮਗਰ ਤੇਰਾ ਦੇ ਵੇਚਦਾ ਨੀ ਕੋਈ ਤੇ ਮੇਰੇ ਹੱਲ ਵੀ ਤੇ ਉੱਤੇ ਲੈਂਦੇ ਲੋਹੀ ਮਰ ਜਾਣੀਏ ਨੀ ਫਿਰ ਨਾ ਕਹੀ ਤੂੰ ਮਾੜੀ ਹੋਈ ਪਿੱਤਰਾਂ ਦੇ ਪਿਆਰ ਦੀ ਦਵਾ ਨੀ ਪਿਆਰ ਦੀ ਦਵਾ ਕਿੰਨੇ ਦਿਨ ਹੋ ਗਏ ਨੀ ਉਸੋਈ ਤੈਨੂੰ ਫਿਰੇ ਰੱਬ ਦੀ ਤੇ ਨੀਂਦ ਫਿਰੇ ਖੋਈ ਮਰ ਜਾਣੀਏ ਨੀ ਫਿਰ ਨਾ ਕਹੀ ਤੂੰ ਮਾੜੀ ਹੋਈ ਪਿੱਤਰਾਂ ਦੇ ਪਿਆਰ ਦੀ ਦਵਾ ਪਿਆਰ ਦੀ ਦਵਾ ਕੱਟਦਾ ਕੱਟਦਾ ਜਾਪੂਗਾ ਤੇਲੀ ਆਖੂ ਭੱਜ ਜਾ ਕੋਠੀਆਂ ਚੋਂ ਮੈਂ ਦੱਸਦਾ ਹੰਝੂ ਨਹੀਂ ਰੁਕਣੇ ਇਹਨਾਂ ਅੱਖੀਆਂ ਮੋਟੀਆਂ ਮੋਟੀਆਂ ਚੋਂ ਹੁਣ ਵੱਡੀਆਂ ਗੱਲਾਂ ਮਾਰਦੀਆਂ ਹੈ ਫਿਰ ਪਿਆਰ ਲੱਭੇਗੀ ਛੋਟੀਆਂ ਚੋਂ ਮੇਰੀ ਯਾਦ ਚ ਕਾਂਬਾ ਛਿੜਨਾ ਨਿੱਘੀ ਹੁਣ ਹੱਟ ਜੂ ਕੋਟੀਆਂ ਚੋਂ ਸਾਡੇ ਕਦੇ ਵੀ ਕੋਈ ਨੇੜੇ ਨੀ ਖਲੋਈ ਕਦੇ ਤੇਰੇ ਨਾਲ ਦੀ ਤੂੰ ਪੁੱਛੀ ਸੀਗੀ ਰੋਈ ਮਰ ਜਾਣੀਏ ਨੀ ਫਿਰ ਨਾ ਕਹੀ ਤੂੰ ਮਾੜੀ ਹੋਈ ਪਿੱਤਰਾਂ ਦੇ ਪਿਆਰ ਦੀ ਦਵਾ ਨੀ ਪਿਆਰ ਦੀ ਦਵਾ ਕਿੰਨੇ ਦਿਨ ਹੋ ਗਏ ਨੀ ਉਸੋਈ ਤੈਨੂੰ ਫਿਰੇ ਰੱਬ ਦੀ ਤੇ ਨੀਂਦ ਫਿਰੇ ਖੋਈ ਮਰ ਜਾਣੀਏ ਨੀ ਫਿਰ ਨਾ ਕਹੀ ਤੂੰ ਮਾੜੀ ਹੋਈ ਪਿੱਤਰਾਂ ਦੇ ਪਿਆਰ ਦੀ ਦਵਾ ਪਿਆਰ ਦੀ ਦਵਾ ਜਦ ਦੇਖੇਗੀ ਅੱਖੀਆਂ ਨੂੰ ਤੈਨੂੰ ਚੜੀਆਂ ਚੜੀਆਂ ਲੱਗਣਗੀਆਂ ਉਹਦਾ ਸਿਖਰ ਦਾ ਪੈਰਾ ਚੜਦਾ ਹੋ ਤੇਰੇ ਰਹਿਣੋਂ ਚੜੀਆਂ ਲੱਗਣਗੀਆਂ ਤੈਨੂੰ ਤਰਸਾ ਮੋਹ ਨਹੀਂ ਲੈਣਗੀਆਂ ਗੱਲਾਂ ਖਰੀਆਂ ਖਰੀਆਂ ਲੱਗਣਗੀਆਂ ਤੈਨੂੰ ਮੇਰੀਆਂ ਲੈਣਾਂ ਲਿਖੀਆਂ ਨੀ ਕਿਤੇ ਪੜੀਆਂ ਪੜੀਆਂ ਲੱਗਣਗੀਆਂ ਜੀਣੇ ਦੀ ਕਰੇ ਤੂੰ ਅਰਜ਼ੋਈ ਪਿੱਤਰਾਂ ਦਾ ਡੂ ਔਰ ਡਾਈ ਕੰਮ ਦੋਈ ਮਰ ਜਾਣੀਏ ਨੀ ਫਿਰ ਨਾ ਕਹੀ ਤੂੰ ਮਾੜੀ ਹੋਈ ਔਜਲੇ ਦੇ ਪਿਆਰ ਦੀ ਦਵਾ ਨੀ ਪਿਆਰ ਦੀ ਦਵਾ ਕਿੰਨੇ ਦਿਨ ਹੋ ਗਏ ਨੀ ਉਸੋਈ ਤੈਨੂੰ ਫਿਰੇ ਰੱਬ ਦੀ ਤੇ ਨੀਂਦ ਫਿਰੇ ਖੋਈ ਮਰ ਜਾਣੀਏ ਨੀ ਫਿਰ ਨਾ ਕਹੀ ਤੂੰ ਮਾੜੀ ਹੋਈ ਪਿੱਤਰਾਂ ਦੇ ਪਿਆਰ ਦੀ ਦਵਾ ਨੀ ਪਿਆਰ ਦੀ ਦਵਾ ਨੀ